ਕੁੜੀਆਂ ਦੀ ਸਾਈਡ ਲੈਣ ਪਿੱਛੇ ਨਹੀਂ ਓ ਲੜਦੇ ਮਸ਼ੂਕਾਂ ਪਿੱਛੇ ਹੁੰਦੇ ਰੌਲੇ ਰੱਪੇ ਜੇ ਨੀ ਵੜਦੇ ਗੱਡੀਆਂ ਦੀ ਸਾਈਡ ਲੈਣ ਪਿੱਛੇ ਨਹੀਂ ਓ ਲੜਦੇ ਮਸ਼ੂਕਾਂ ਪਿੱਛੇ ਹੁੰਦੇ ਰੌਲੇ ਰੱਪੇ ਜੇ ਨੀ ਉਹ ਜਦੋਂ ਫੜੇ ਕੋਈ ਗਲਾਵਾਂ ਪਾਣੀ ਸਿਰੋਂ ਨਾ ਲੰਘਾਵਾਂ ਡੌਲਾ ਯਾਰ ਦਾ ਸੁਣਾਉਂਦਾ ਉੱਥੇ ਲੋਰੀਆਂ ਸੱਪ ਇੱਕ ਦੂਜੇ ਨਾਲੋਂ ਆਪ ਕਹਿੰਦੇ ਲੌੜਨੀ ਜੀ ਪੋਨੀਆਂ ਤੇ ਡੋਰੀਆਂ ਬੋਲੀਆਂ ਉਹ ਯਾਰਾਂ ਦਾ ਕਰੋ ਉਦੋਂ ਤੋੜਦਾ ਚੁੱਪ ਜਦੋਂ ਕੋਈ ਤੇ